cab or you. No, no, it's my fault, 'cause I can't afford you. Maybe, baby, Puffy, a Jay-Z would all be better for you. When all I could do was love you, baby, when I used to love you, there's nothing that I wouldn't do. I went to the fire for you, anything you asked me to. But I'm tired of living this lie, it's getting harder to justify. I realize that I just don't love you, not like I used to. Shandiya chonki paya chanjira long marindi shikare. Shandiya chonki paya chanjira long marindi shikare. Kangna tera ni sanu kari share. Kangna tera ni sanu kari share. Kangne de vich lagi nage sat rangini. Galle galle aashikaan to dil yeh mangini. ਕੰਗਣੇ ਦੇ ਵਿੱਚ ਲਾਗੀ ਨਾਗ ਸੱਤ ਰੰਗਣੀ ਗੱਲ ਗੱਲੇ ਆਸ਼ਕਾਂ ਦਾ ਦਿਲ ਇਹੀ ਮੰਗਣੀ ਆਪਣੇ ਐਸੇ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ ਆਪਣੇ ਐਸੇ ਕੰਗਣੇ ਨੂੰ ਸਾਂਭ ਕੇ ਰੱਖ ਮੁਟਿਆਰੇ ਕੰਗਣਾ ਤੇਰਾ ਨੀ ਸਾਨੂੰ ਕਰੀ ਇਸ਼ਾਰੇ ਕੰਗਣਾ ਤੇਰਾ ਨੀ ਸਾਨੂੰ ਕਰੀ ਇਸ਼ਾਰੇ ਗੋਰੀਆ ਬਾਬਾ ਦੇ ਉੱਤੇ ਤੇਰੇ ਬੇੜਾ ਜੱਜਦਾ ਤੂੰ ਏ ਸਿਖਾਉਂਦੀ ਇਹਨੂੰ ਏ ਸਾਨੂੰ ਦੱਸਦਾ ਸ਼ੋਰੀਆ ਬਾਬਾ ਦੇ ਉੱਤੇ ਤੇਰੇ ਬੇੜੇ ਜੱਜਦਾ ਤੂੰ ਏ ਸਿਖਾਉਂਦੀ ਇਹਨੂੰ ਏ ਸਾਨੂੰ ਦੱਸਦਾ ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀ ਏ ਸਰਕਾਰੇ ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀ ਏ ਸਰਕਾਰੇ ਕੰਗਣਾ ਤੇਰਾ ਨੀ ਸਾਨੂੰ ਕਰੀ ਇਸ਼ਾਰੇ ਕੰਗਣਾ ਤੇਰਾ ਨੀ ਸਾਨੂੰ ਕਰੀ ਇਸ਼ਾਰੇ Maybe I should rap somebody so we could live like Whitney and Bobby. Yeah, it's probably my fault, my bad, my loss. You are above, 'cause all I could do was love you. Baby, when I used to love you, there's nothing that I wouldn't do. I went to the fire for you, but I'm not gonna play the fool. No, I can't live this life, and I